ਇਹ ਜ਼ਰੂਰ ਬੇਨਤੀ ਕਰਾਂਗਾ, ਕਿਰਪਾਨ ਕੈਂਚੀ ਤੇ ਪੱਛਣੇ ਦਾ ਜਿਹੜਾ ਅੰਤਰ ਹੈ ਇਹ ਸਿੱਖਾਂ ਨੂੰ ਆਪਣੇ ਦਿਲਾਂ ਵਿੱਚ ਵਸਾਉਣਾ ਚਾਹੀਦਾ ਹੈ। ਤੇ ਜਿਹੜਾ ਇਹ ਪ੍ਰਾਪੇਗੰਡਾ ਸਰਕਾਰਾਂ ਵੱਲੋਂ ਕੀਤਾ ਜਾ ਰਿਹਾ ਹੈ ਕਿ ਸਿੱਖ ਹਿੰਦੂਆਂ ਦਾ ਇੱਕ ਅੰਗ ਹੈ, ਮੈਂ ਬਿਲਕੁਲ ਇਹਦੇ ਉਲਟ ਹੈ। ਚਾਹੇ ਕੋਈ ਸਿੱਖ ਮੇਰੇ ਨਾਲ ਰਾਜੀ ਰਹੇ, ਚਾਹੇ ਗੁੱਸੇ ਰਹੇ, ਮੁੱਢ ਸਿੱਖ ਹੈ, ਬਾਕੀ ਟਹਿਣੀ ਟਹਿਣੀਆਂ ਤੇ ਪੱਤਰੇ ਹੈ। ਸਿੱਖ ਮੁੱਢ ਕਿਵੇਂ ਹੈ? 33 ਕਰੋੜ ਦੇਵਤਾ, 9 ਕਰੋੜ ਦੇਵੀ ਹੈ, 125 ਲੱਖ ਪੈਗੰਬਰ ਹੈ, 84 ਸਿੱਧ ਹੈ, 52 ਵੀਰ ਹੈ, 6 ਜਤੀ ਹੈ, 9 ਨਾਥ ਹੈ, 64 ਜੋਗਣੀਆਂ, 45 ਪਰਮ ਦੈਂਤ ਹੈ ਤੇ 10 ਗੁਰੂ ਸਾਹਿਬਾਨ ਹਨ। ਕੋਈ ਵੀ ਮਨੁੱਖ ਦੱਸੋ ਕਿਸੇ ਇਤਿਹਾਸ ਵਿੱਚ ਕਰੇ, ਕਿਸੇ ਨੇ ਪੜਿਆ ਕਿਸੇ ਦੇ ਕੇਸ ਕੱਟੇ ਹੈ? ਸਭ ਕੇਸਾਂ ਧਾਰੀ ਹੈ। ਤੇ ਸਿੱਖ ਦੀ ਨਿਸ਼ਾਨੀ ਹੈ ਮੁੱਢਲੀ ਕੇਸ ਤੇ ਦੌੜ, ਹਿੰਦੂ ਦੀ ਨਿਸ਼ਾਨੀ ਹੈ ਟੋਪੀ ਚੋਟੀ ਤੇ ਕਖਾਈ ਧੋਤੀ, 12 ਤਿਲਕ ਮੱਥੇ, ਨੱਕ ਠੋਡੀ ਛਾਤੀ ਕੱਛਾਂ ਗੱਲਾਂ ਕੰਨਾਂ ਗਿੱਚੀ ਤੇ ਤਾਲੂਏ ਵਿੱਚ, 9 ਤਾਗਿਆਂ ਦਾ ਜਨੇਊ, ਸ਼ਿਵਲਿੰਗਰੀ ਚਰਨਾਮ ਤਲਵੇ, ਗੀਤਾ ਦਾ ਪਾਠੀ ਹੋਵੇ, ਤੰਬਾਕੂ ਨਾ ਪੀਵੇ, ਉਹ ਸਿੰਧ ਨੂੰ ਮੈਂ ਆਪਣਾ ਭਰਾ ਸਮਝਦਾ ਹਿੰਦੂ ਧਾਰਮਿਕ ਗ੍ਰੰਥਾਂ ਮੁਤਾਬਕ। ਵੈਸੇ ਹਿੰਦੂ ਨਹੀਂ, ਹਿੰਦੂ ਅਰਬੀ ਭਾਸ਼ਾ ਦਾ ਅੱਖਰ ਹੈ, ਅਰਬੀ ਦੇ ਵਿੱਚ ਚੋਰ ਨੂੰ ਹਿੰਦੂ ਕਹਿੰਦੇ ਆ, ਇਹਨਾਂ ਦੀ ਮਰਜ਼ੀ ਹੈ। 4 ਵੇਦ, 18 ਪੁਰਾਣ, 6 ਸ਼ਾਸਤਰ, 27 ਸਿਮਰਤੀਆਂ, 52 ਉਪਨਿਸ਼ਦਾਂ, 9 ਵਿਆਕਰਨ, 11 ਵੀ ਮੰਨੀਆਂ ਲੋਕਾਂ ਨੇ ਪਰ 9 ਪ੍ਰਚਲਿਤ ਹੈ। ਕਿਸੇ ਵਿੱਚ ਹਿੰਦੂ ਅੱਖਰ ਨੇ ਤੁਹਾਨੂੰ ਮਿਲੇਗਾ ਬ੍ਰਾਹਮਣ, ਬ੍ਰਾਹਮਣ ਤੇ ਬ੍ਰਾਹਮਣ, ਇਹ ਅੱਖਰ ਤਾਂ ਮਿਲਣਗੇ। ਪਰ ਹਿੰਦੁਸਤਾਨ ਦਾ ਕੋਈ ਹਿੰਦੂ ਨਹੀਂ ਕਹਿੰਦਾ ਮੈਂ ਬ੍ਰਾਹਮਣ, ਸਾਰੇ ਕਹਿੰਦੇ ਹਿੰਦੂ ਹੈ। ਪਰ ਜੇ ਹਿੰਦੂ ਵੀ ਕਹਾਉਣਾ ਚਾਹੁੰਦੇ ਰਹਿਣ ਤੇ ਇਹ ਦੱਸਣ, ਇਹਨਾਂ ਗੱਲਾਂ ਦਾ ਸਬੂਤ ਦੇਣ, ਮੁਸਲਮਾਨ ਜਿਹੜਾ ਉਹ ਪੱਕਾ ਮੁਸਲਮਾਨ ਬਣੇ। ਇਸ ਵਾਸਤੇ ਮੁਸਲਮਾਨ ਵੀ ਕੈਂਚੀ ਨਾਲ ਬਣਦਾ ਤੇ ਹਿੰਦੂ ਵੀ ਕੈਂਚੀ ਨਾਲ ਬਣਦਾ। ਜਿਹੋ ਜਿਹੇ ਮਾਤਾ ਦੇ ਉਹਦੇ ਵਿੱਚੋਂ, ਮਾਤਾ ਦੇ ਪੇੜੇ ਵਿੱਚੋਂ ਜੰਮੇ ਹੈ, ਜੇ ਉਹੋ ਜਿਹੇ ਰਹੀਏ ਤਾਂ ਸਾਰਿਆਂ ਨੂੰ ਸਰਦਾਰ ਜੀ ਕਹਿ ਕੇ ਬੁਲਾਇਆ ਜਾਵੇਗਾ। ਛੱਲੀ ਰਾਮ ਤੇ ਮੁਹੰਮਦ ਅਲੀ ਤੇ ਗੁਲਾਮ ਅਲੀ, ਇਹ ਕਹਿ ਕੇ ਨਹੀਂ ਕਿਸੇ ਨੂੰ ਬੁਲਾਇਆ ਜਾ ਸਕਦਾ। ਇਸ ਵਾਸਤੇ ਕੁਦਰਤ ਦੇ ਅਸੂਲ ਮੁਤਾਬਕ, ਸ਼ਕਤੀ ਦੇ ਕੁਦਰਤ ਮੁਤਾਬਕ, ਅਸੂਲ ਮੁਤਾਬਕ ਸਾਰੇ ਸਿੱਖ ਪਿੱਛੋਂ ਬਦਲ ਕੇ ਤਬਦੀਲ ਕੀਤੇ ਜਾਂਦੇ ਹੈ। ਬਾਕੀ ਕੈਂਚੀ ਤੇ ਪਛਣਾ ਦੁਬਧਾ ਤੇ ਫਿਰਕਾ ਪ੍ਰਸਤੀ ਦੇ ਪ੍ਰਤੀਕ ਹੈ, ਕਿਰਪਾਨ ਏਕਤਾ ਦੇ ਪ੍ਰਤੀਕ ਹੈ। ਇਤਿਹਾਸਕ ਤੱਥ ਤੁਹਾਡੇ ਸਾਹਮਣੇ ਮੈਂ ਰੱਖਾਂਗਾ। ਕੈਂਚੀ ਤੇ ਪਛਣੇ ਨਾਲ ਮੂੰਹ ਸਿਰ ਮੁੰਨ ਦੀਏ ਤੇ ਹਿੰਦੂ ਪ੍ਰਤੀਤ ਹੁੰਦਾ, ਕੈਂਚੀ ਪਛਣੇ ਨਾਲ ਲਵਾਂ ਕੱਟ ਕੇ ਸੁਨਤ ਕਰ ਦਈਏ ਤੇ ਮੁਸਲਮਾਨ ਬਣ ਜਾਂਦਾ, ਤੇ ਕੈਂਚੀ ਪਛਣੇ ਦੀ ਵਰਤੋਂ ਨਾ ਕਰੀਏ ਤੇ ਜੰਮਿਆ ਜਮਾਇਆ ਰਹਿਣ ਦੀਏ ਤੇ ਸਿੱਖ ਹੈ, ਤੇ ਗਾਤਰੇ ਕਿਰਪਾਨ ਪਾ ਲਈਏ ਤੇ ਸਿੰਘ ਹੈ। ਕੈਂਚੀ ਪਛਣੇ ਨਾਲ ਕੱਟੇ ਹੋਏ ਕੇਸ ਦਾੜਾ ਨਾਈ ਦੀ ਗੰਦੀ ਨਾਲੀ ਚ ਜਾਂਦੇ ਹੈ, ਤੇ ਕਿਰਪਾਨ ਦੇ ਨਾਲ 5 ਵਰਗ ਦੇ ਪਛੜੇ ਹੋਏ ਲੋਕਾਂ ਦਾ ਸਿਰ ਵੱਢ ਕੇ ਅੰਮ੍ਰਿਤ ਦੇ ਬਾਟੇ ਕੋਲੇ ਲਿਜਾਇਆ ਗਿਆ, ਤੇ ਅੰਮ੍ਰਿਤ ਦੇ ਬਾਟੇ ਕੋਲੇ ਲਿਜਾ ਕੇ ਅੰਮ੍ਰਿਤ ਛਕਾ ਕੇ ਗੁਰੂ ਦਾ ਰੂਪ ਹੀ ਨਹੀਂ ਬਣਿਆ ਕੱਲਾ, ਬਲਕਿ ਗੁਰੂ ਦਾ ਮਾਲਕ ਬਣ ਗਿਆ। ਗੁਰੂ ਦੇ ਸ਼ਬਦਾਂ ਮੁਤਾਬਕ, ਰਹਿਣੀ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸਕਾ ਚੇਰਾ। ਸੋ ਇਸ ਵਾਸਤੇ ਕਿਰਪਾਨ ਏਕਤਾ ਦੀ ਪ੍ਰਤੀਕ ਹੈ, ਕੈਂਚੀ ਤੇ ਪਛਣਾ ਦੁਬਧਾ ਤੇ ਫਿਰਕਾ ਪ੍ਰਸਤੀ ਦੀ ਪ੍ਰਤੀਕ ਹੈ। ਚਾਹੇ ਕੋਈ ਕ੍ਰਿਸਚਨ ਹੈ, ਚਾਹੇ ਕੋਈ ਈਸਾਈ ਹੈ, ਚਾਹੇ ਕੋਈ ਅੰਗਰੇਜ਼ ਹੈ, ਸੋ ਇਹਨਾਂ ਦੇ ਸਾਹਮਣੇ ਇਹ ਤੱਥ ਰੱਖ ਦਿਓ। ਉਹਨਾਂ ਨੂੰ ਕਹੋ ਵੀ ਜੈਸਾ ਕੁਦਰਤ ਨੇ ਤੁਹਾਨੂੰ ਪੈਦਾ ਕਰਕੇ ਭੇਜਿਆ, ਜੇ ਤੁਸੀਂ ਉਹੋ ਜਿਹੇ ਰਹੋਗੇ ਤੇ ਫਿਰ ਤੁਹਾਨੂੰ ਲੋਕ ਕੀ ਕਹਿਣਗੇ? ਹਰ ਇੱਕ ਨੂੰ ਕਹਿਣਾ ਪਵੇਗਾ ਕਿ ਸਾਨੂੰ ਸਰਦਾਰ ਕਹਿਣਗੇ, ਤੇ ਫਿਰ ਕਿਵੇਂ ਕਹਿੰਦੇ ਆ ਵੀ ਸਿੱਖ ਜਿਹੜੇ ਹੈ ਇਹ ਹਿੰਦੂਆਂ ਚੋਂ ਨਿਕਲਿਆ? ਇਹਦਾ ਉੱਤਰ ਹੁਣ ਤੁਸੀਂ ਦੱਸੋ ਵੀ ਸਿੱਖ ਹਿੰਦੂਆਂ ਚੋਂ ਨਿਕਲਿਆ ਜਾਂ ਕਿ ਹਿੰਦੂ ਸਿੱਖਾਂ ਵਿੱਚੋਂ ਕੈਂਚੀ ਦੇ ਪਛਣੇ ਨਾਲ ਕੱਢੇ ਗਏ? ਇਹਦਾ ਸਬੂਤ ਦਿਓ। ਬਾਕੀ ਸਿੱਖ ਵੱਖਰੀ ਕੌਮ, ਦ੍ਰਿੜ ਨਿਸ਼ਚੇ ਵਾਚਕ, ਇਹਦੇ ਸਬੂਤ ਆ ਬੇਅੰਤ। ਪਹਿਲਾਂ ਤਾਂ ਭਾਈ ਗੁਰਦਾਸ ਜੀ ਦੇ ਰਚਨਾ ਦੁਆਰਾ, ਭਾਈ ਗੁਰਦਾਸ ਜੀ ਦੇ ਬਚਨ ਹਨ, ਸ਼ਬਦ ਜਿੱਤੀ ਸਿੱਧ ਮੰਡਲੀ ਕੀਤੋ ਸੋ ਆਪਣਾ ਪੰਥ ਨਿਰਾਲਾ। ਪੰਥ ਦਾ ਅਰਥ ਵੀ ਤੁਸੀਂ ਜਾਣਦੇ ਹੋ ਭਲੀ ਭਾਂਤ, ਤੇ ਨਿਰਾਲੇ ਦਾ ਅਰਥ ਵੀ ਵੱਖਰਾ। ਬਾਕੀ ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਇਸ ਕਰਕੇ ਸਿੱਖ ਵੱਖਰੀ ਕੌਮ ਹੈ। ਦਸ਼ਮੇਸ਼ ਪਿਤਾ ਜੀ ਦੇ ਬਚਨਾਂ ਅਨੁਸਾਰ, ਜਾਵਲਾ ਖਾਲਸਾ ਰਹੇ ਨਿਆਰਾ, ਤਾਵਲਾ ਤੇਜ ਦੀਓ ਮੈਂ ਸਾਰਾ, ਜਾਵੇ ਗਹਿ ਵਿਪਰਨ ਕੀ ਰੀਤ, ਵਿਪਰ ਨਾ ਪੰਡਤ ਦਾ, ਜਾਵੇ ਗਹਿ ਵਿਪਰਨ ਕੀ ਰੀਤ, ਮੈਂ ਨਾ ਕਰੋ ਇਨ ਕੀ ਪ੍ਰਤੀਤ। ਦਸ਼ਮੇਸ਼ ਪਿਤਾ ਜੀ ਦਸਮ ਦੀ ਬਾਣੀ ਰਚ ਰਹੇ ਸਨ। ਇੱਕ ਪੰਡਤ ਨੇ ਆਣ ਕੇ ਬਹੁਤਾ ਖਦੇੜਿਆ, ਕਹਿਣ ਲੱਗਾ ਜੀ ਤੁਸੀਂ ਹਿੰਦੂ ਹੋ, ਤੁਸੀਂ ਹਿੰਦੂ ਹੋ। ਮਹਾਰਾਜ ਕਹਿਣ ਲੱਗੇ ਜਾ ਪ੍ਰੇਮੀਆਂ ਚਲਿਆ, ਜਿਹੜਾ ਕੋਈ ਤੂੰ ਕਹਿਣੇ ਕਹਿ ਲਿਆ ਤੁਰਦਾ, ਉਹ ਨਹੀਂ ਮੰਨਿਆ। ਅਖੀਰ ਕਣਗੀ ਤਰਜੀ ਨੇ ਉੱਤਰ ਦਿੱਤਾ, ਛੱਤਰੀ ਕੋ ਪੂਤ ਹੋ, ਬ੍ਰਾਹਮਣ ਕੋ ਨਾਹੀਂ। ਪੰਡਤਾਂ ਮੈਂ ਬ੍ਰਾਹਮਣ ਦਾ ਮੁੰਡਾ ਨਹੀਂ, ਮੈਂ ਛੱਤਰੀ ਦਾ ਪੁੱਤਰ ਹਾਂ, ਛੱਤਰੀ ਸ਼ਸਤਰਧਾਰੀ ਦਾ ਨਾਮ ਹੈ। ਸੋ ਇਸ ਵਾਸਤੇ ਸਿੱਖ ਵੱਖਰੀ ਕੌਮ ਹੈ, ਸਰੂਪ ਕਰਕੇ ਸਿੱਖ ਵੱਖਰੀ ਕੌਮ ਹੈ, ਧਾਰਮਿਕ ਗ੍ਰੰਥ ਕਰਕੇ ਇਸ਼ਟ ਕਰਕੇ ਸਿੱਖ ਵੱਖਰੀ ਕੌਮ ਹੈ। 18 ਤਿਆਗ ਗੀਤਾ ਦੇ, 30 ਪਾਰੇ ਆ ਕੁਰਾਨ ਦੇ, ਕੁਰਾਨ ਦੇ 30 ਪਾਰਿਆਂ ਵਿੱਚ ਕਿਸੇ ਹਿੰਦੂ ਦੇ ਸਵਰਗ ਦੀ ਪ੍ਰਾਪਤੀ ਵਾਸਤੇ ਕੋਈ ਲਿਖਿਆ ਵਿਖਾ ਦਿਓ ਵਿਦਵਾਨ। ਗੀਤਾ ਦੇ 18 ਅਧਿਆਵਾਂ ਵਿੱਚ ਕਿਸੇ ਮੁਸਲਮਾਨ ਦੇ ਬੇਇੱਜ਼ਤੀ ਪ੍ਰਾਪਤੀ ਵਾਸਤੇ ਕੋਈ ਲਿਖਿਆ ਵਿਖਾ ਦਿਓ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਾਰਿਆਂ ਨੂੰ ਥਾਂ ਦਿੱਤਾ ਹੈ। ਜੁਲਾਹਿਆਂ ਵਿੱਚੋਂ ਕਬੀਰ ਜੀ ਬੈਠੇ ਹੈ, ਚਮਿਆਰਾਂ ਵਿੱਚੋਂ ਰਵਿਦਾਸ ਜੀ ਬੈਠੇ ਹੈ, ਘੁਮਿਆਰਾਂ ਵਿੱਚੋਂ ਬੇਣੀ ਜੀ ਬੈਠੇ ਹੈ, ਜੱਟਾਂ ਵਿੱਚੋਂ ਧੰਨਾ ਜੀ ਬੈਠੇ ਹੈ, ਬ੍ਰਾਹਮਣਾਂ ਵਿੱਚੋਂ ਜੈਦੇਵ ਜੀ ਬੈਠੇ ਹੈ, ਕਸਾਈਆਂ ਦੇ ਵਿੱਚੋਂ ਸਦਨਾ ਜੀ ਬੈਠੇ ਹੈ, ਨਾਈਆਂ ਦੇ ਵਿੱਚੋਂ ਸੈਣ ਜੀ ਬੈਠੇ ਹੈ, ਬਾਲਮੀਕਿ ਜਿਹਨੂੰ ਹਰੀਜਨ ਕਿਹਾ ਜਾਂਦਾ ਹੈ ਉਹਨਾਂ ਵਿੱਚੋਂ ਖੁਦ ਬਾਲਮੀਕ ਆਪ ਹੀ ਵਿੱਚ ਬੈਠੇ ਹੈ। ਦੱਸੋ ਕਿਹੜਾ ਫਿਰਕਾ ਜੀ ਨੂੰ ਇੱਥੇ ਥਾਂ ਨਹੀਂ ਮਿਲਿਆ। ਇਸ ਵਾਸਤੇ ਕਬੀਰ ਜੀ ਨੇ ਕਹਿ ਦਿੱਤਾ, ਕਬੀਰ ਜੇ ਦਰ ਆਪ ਜਾਤੇ ਹਾਂ ਹਟ ਕਰ ਨਾ ਹੀ ਕੋਏ, ਸੋ ਦਰ ਕੈਸੇ ਛੁੱਟ ਗਿਆ ਜੋ ਦਰ ਐਸਾ ਹੋਏ। ਇਸ ਵਾਸਤੇ ਵੀ ਸਿੱਖ ਵੱਖਰੀ ਕੌਮ ਹੈ। ਕਿਸੇ ਮਸੀਤ ਦੇ ਤੁਹਾਨੂੰ 4 ਦਰਵਾਜ਼ੇ ਨਹੀਂ ਮਿਲਣਗੇ, ਕਿਸੇ ਸ਼ਿਵ ਦੁਆਲੇ ਦੇ ਤੁਹਾਨੂੰ 4 ਦਰਵਾਜ਼ੇ ਨਹੀਂ ਮਿਲਣਗੇ, ਗੁਰਦੁਆਰੇ ਕਿਸੇ ਵਿੱਚ ਵੀ ਜਾਓ ਤੁਹਾਨੂੰ 4 ਦਰਵਾਜ਼ੇ ਮਿਲਣਗੇ। ਹਰਿਮੰਦਰ ਸਾਹਿਬ ਜਿੱਥੇ ਆਪਾਂ ਹੁਣ ਬੈਠੇ ਹਾਂ, ਇਸ ਹਰਿਮੰਦਰ ਸਾਹਿਬ ਦੇ 4 ਦਰਵਾਜ਼ੇ ਹੈ। ਚੌਹਾਂ ਦਰਵਾਜ਼ਿਆਂ ਦਾ ਬੜਾ ਭਾਰੀ ਮਹਾਤਮ ਹੈ। ਖੱਤਰੀ ਬ੍ਰਾਹਮਣ ਸੂਦ ਬੈਸ ਉਪਦੇਸ਼ ਚੌ ਵਰਨ ਕੋ ਸਾਂਝਾ, ਇਹਨਾਂ ਚੌਹਾਂ ਵਾਸਤੇ 4 ਦਰਵਾਜ਼ੇ ਖੁੱਲ੍ਹੇ ਹੈ। ਸੀਆਂ ਸੁੰਨੀ ਰਾਫ ਜੀ ਇਮਾਮ ਸਾਫ਼ੀ, 4 ਫਿਰਕੇ ਮੁਸਲਮਾਨਾਂ ਦੇ ਵੱਡੇ ਚੌਹਾਂ ਵਾਸਤੇ 4 ਦਰਵਾਜ਼ੇ ਖੁੱਲ੍ਹੇ ਹੈ। ਸੋ ਕੋਏ ਚੜ੍ਹਦੇ ਚੋ, ਲਹਿੰਦੇ ਚੋ, ਦੱਖਣ ਚੋ, ਪਹਾੜ ਚੋ ਆਵੇ ਚੌਹਾਂ ਵਾਸਤੇ 4 ਦਰਵਾਜ਼ੇ ਖੁੱਲ੍ਹੇ ਹੈ। ਖੱਤਰੀ ਬ੍ਰਾਹਮਣ ਸੂਦ ਬੈਸ ਆਵੇ ਚੌਹਾਂ ਵਾਸਤੇ 4 ਦਰਵਾਜ਼ੇ ਖੁੱਲ੍ਹੇ ਹੈ। ਸੋ ਕੋਈ ਉੱਤਮ ਮਰਦਮ ਕਨਿਸ਼ਟ ਤੇ ਨੀਚ ਆਵੇ ਚੌਹਾਂ ਵਾਸਤੇ 4 ਦਰਵਾਜ਼ੇ ਖੁੱਲ੍ਹੇ ਹੈ। ਚੌ ਅੱਖਰਾ ਜਾਪ ਵਾਹਿਗੁਰੂ ਮੰਤਰ, ਇਹਦਾ ਉਪਾਸ਼ਕ ਕੋਈ ਆਵੇ ਚੌਹਾਂ ਵਾਸਤੇ 4 ਦਰਵਾਜ਼ੇ ਖੁੱਲ੍ਹੇ ਹੈ। ਸੋ ਇਸੇ ਤਰ੍ਹਾਂ ਸਰਵਣ ਮਨਨ ਅਧਿਆਤਮ ਤੇ ਤਾਤਮ ਦਾ ਸੋਧਨ ਵਾਲਾ ਕੋਈ ਆ ਜਾਵੇ ਚੌਹਾਂ ਵਾਸਤੇ 4 ਦਰਵਾਜ਼ੇ ਖੁੱਲ੍ਹੇ ਹੈ। ਵੈਰਾਗ ਖਟ ਸੰਪਤੀ ਮੋਖ ਇੱਛਾ ਸਾਧਨ ਜਿਹੜੇ ਹਨ ਇਹ 4 ਮੰਨੇ ਹੈ, ਇਹਨਾਂ ਚੌਹਾਂ ਦਾ ਕੋਈ ਉਪਾਸ਼ਕ ਤੇ ਪ੍ਰਾਪਤੀ ਵਾਲਾ ਆ ਜਾਵੇ 4 ਦਰਵਾਜ਼ੇ ਖੁੱਲ੍ਹੇ ਹੈ। ਕੋਈ ਬਾਲਕ ਅਵਸਥਾ, ਜਵਾਨੀ, ਪ੍ਰੌਢਿਆ ਤੇ ਬਿਰਧ ਅਵਸਥਾ ਵਾਲਾ ਆ ਜਾਵੇ 4 ਦਰਵਾਜ਼ੇ ਇਹ ਖੁੱਲ੍ਹੇ ਹੈ। ਦੱਸੋ ਕਿੱਥੇ ਇੱਥੇ ਵਿਤਕਰ ਹੈ? ਇਸ ਵਾਸਤੇ ਸਿੱਖ ਵੱਖਰੀ ਕੌਮ ਹੈ। ਤੁਸੀਂ ਬਾਹਰ ਵਿਦੇਸ਼ਾਂ 'ਚ ਸਿੱਖ ਰਹਿ ਰਹੇ ਹੋ, ਕਿਸੇ ਮਸੀਤ ਵਿੱਚ, ਕਿਸੇ ਸ਼ਿਵ ਦੁਆਲੇ ਵਿੱਚ ਕਦੇ ਲੰਗਰ ਦੀ ਪੰਗਤ ਲੱਗੀ ਹੈ? ਹਮੇਸ਼ਾ ਲੰਗਰ ਛਕਣ ਨੂੰ ਮਿਲੇਗਾ ਤੇ ਤੁਹਾਨੂੰ ਗੁਰਦੁਆਰਿਆਂ ਵਿੱਚੋਂ ਮਿਲੇਗਾ। ਇਸ ਵਾਸਤੇ ਸੰਗਤ ਤੇ ਪੰਗਤ ਦੀ ਏਕਤਾ ਦਾ ਪ੍ਰਤੀਕ ਗੁਰਦੁਆਰਾ ਹੈ। ਇਸ ਵਾਸਤੇ ਸਿੱਖ ਵੱਖਰੀ ਕੌਮ ਹੈ। ਹਿੰਦੂ ਦੇ ਘਰ ਵਾਲੇ ਚੋਟੀ ਜੀ ਨੂੰ ਬੋਧੀ ਆਪਾਂ ਬੋਲਦੇ ਪੰਜਾਬੀ ਵਿੱਚ, ਬੋਧੀ ਨਹੀਂ ਰੱਖ ਸਕਦੇ। ਹਿੰਦੂ ਦੇ ਘਰ ਵਾਲੇ ਟੋਪੀ ਨਹੀਂ ਲੈ ਸਕਦੇ। ਹਿੰਦੂ ਦੇ ਘਰ ਵਾਲੇ ਕਖਾਈ ਧੋਤੀ ਨਹੀਂ ਬੰਨ ਸਕਦੇ। ਹਿੰਦੂ ਦੇ ਘਰ ਵਾਲੀ ਜਨੇਊ ਨਹੀਂ ਪਾ ਸਕਦੇ। ਹਿੰਦੂ ਦੇ ਘਰ ਵਾਲੇ ਨੂੰ 12 ਤਿਲਕ ਲਾਉਣ ਦਾ ਅਧਿਕਾਰ ਨਹੀਂ। ਮੁਸਲਮਾਨ ਦੇ ਘਰ ਵਾਲੀ ਦੀ ਸੁਨਤ ਨਹੀਂ ਹੋ ਸਕਦੀ। ਮੱਕੇ ਦੀ ਜ਼ਿਆਰਤ ਨਹੀਂ ਕਰ ਸਕਦੇ। ਮਸੀਤ ਵਿੱਚ ਜਾ ਕੇ ਨਮਾਜ਼ ਨਹੀਂ ਪੜ੍ਹ ਸਕਦੀ। ਜੇ ਪੜ੍ਹ ਸਕਦੀ ਹੈ ਤੇ ਸੰਨ ਵਿੱਚ ਪਰਦਾ ਪਾ ਕੇ ਪੜ੍ਹ ਸਕਦੀ ਹੈ, ਪ੍ਰਤੱਖ ਨਹੀਂ, ਸਾਹਮਣੇ ਨਹੀਂ। ਤੇ ਮੇਰਾ ਇਹਦੇ ਤੇ ਇੱਕ ਪ੍ਰਸ਼ਨ ਹੈ, ਇੱਕ ਕੋਈ ਟੀਚਰ ਹੈ, ਮਾਸਟਰ ਹੈ, ਉਹਦੇ ਕੋਲ 2 ਬੱਚੇ ਪੜ੍ਹਨ ਆਉਂਦੇ ਹੈ। ਇੱਕ ਨੂੰ ਮਾਸਟਰ ਕੋਲ ਬਿਠਾ ਕੇ ਪੜ੍ਹਾਉਂਦਾ, ਇੱਕ ਨੂੰ ਕਹਿੰਦਾ ਮੇਰੇ ਮੱਥੇ ਨਾਲ ਲੰਘੀ। ਰਜਿਸਟਰ ਵਿੱਚ ਹਾਜ਼ਰੀ ਜ਼ਰੂਰ ਲਾਈ ਜਾਂਦਾ ਪਰ ਉਹਨੂੰ ਅੱਖਰ ਕੋਈ ਨਹੀਂ ਪੜ੍ਹਾਇਆ। ਦੋਹਾਂ ਵਿੱਚੋਂ ਦੱਸੋ ਪਾਸ ਕਿਹੜਾ ਹੋਵੇਗਾ? ਜਿਹਨੂੰ ਪੜ੍ਹਾਇਆ ਪਾਸ ਉਹੀ ਹੋਵੇਗਾ, ਜਿਹਨੂੰ ਮੱਥੇ ਨਹੀਂ ਲਾਇਆ ਉਹਨੇ ਪਾਸ ਕੀ ਹੋਣਾ? ਤੇ ਜਿਹੜੇ ਧਰਮ ਵਿੱਚ ਇਹ ਹੈ ਕਿ ਜਨਾਨੀ ਮੇਰੀ ਪੂਜਾ ਨਹੀਂ ਕਰ ਸਕਦੀ, ਜਨਾਨੀ ਮੇਰੇ ਦਿੱਤੇ ਧਾਰਮਿਕ ਚਿੰਨ੍ਹ ਨਹੀਂ ਧਾਰਨ ਕਰ ਸਕਦੇ, ਉਹ ਜਨਾਨੀ ਦੀ ਮੁਕਤ ਕੌਣ ਕਰੇਗਾ? ਚਲੋ ਬੰਦਾ ਤਾਂ ਭਲੇ ਬਿਸ਼ਟ ਨੂੰ ਤੇ ਸਵਰਗ ਨੂੰ ਚਲਿਆ ਜਾਵੇਗਾ, ਜਨਾਨੀ ਤਾਂ ਖੂਹ ਚ ਜਾਵੇਗੀ ਨਾ ਨਰਕ ਵਿੱਚ। ਇਸ ਵਾਸਤੇ ਗੁਰਮਤ ਤੇ ਸਿੱਖ ਵੱਖਰੀ ਕੌਮ ਦਾ ਫਲਾਸਫਾ ਸਾਰਿਆਂ ਤੋਂ ਵੱਖਰਾ ਹੈ।